हाँ की हो गया? Nothing man, just पंगा man, just happen again. फिर? Yeah man. तेनु पता अपनी पहली गल हाले तक सोच ले. Yeah man, I know but this sorry then man. Just call everybody man. एक बारी फिर सोच ला फिर हमें पंगा. Fuck them up man. Let's do it man. चल आगे मैं. Yo honey sing. Diljit, the next level. ਮਾੜਾ ਪਿਰਤੀ ਨੂੰ ਕਿਨਾਂ ਨੇ ਟਕਾ ਲਿਆ ਉਹ ਕੀਰੇ ਸ਼ੇਰ ਦੇ ਪੰਜੇ ਨੂੰ ਹੱਥ ਪਾ ਲਿਆ ਕੀਰੇ ਸ਼ੇਰ ਦੇ ਓ ਮੇਰੇ ਸ਼ੇਰ ਦੇ ਉਹ ਕੀਨੇ ਸ਼ੇਰ ਦੇ ਪੰਜੇ ਨੂੰ ਹੱਥ ਪਾ ਲਿਆ ਉਹਨੂੰ ਪੱਟ ਕੇ ਪਟਾਲ ਵਿੱਚੋਂ ਠੋਕੀਏ ਜੋ ਸਾਡੇ ਨਾਲ ਖੈਜ ਰਹੇ ਪਹਿਲਾਂ ਬੋਲੀ ਦਾ ਮੇਰੇ ਯਾਰ ਵੇਖੋ ਵੇਖੋ ਹੋ ਜਾਂਦੇ ਤੀਆ ਜਦੋਂ ਗੋਲੀ ਚੱਲਦੀ।